Gunne ani aale Jasmine Sandler Time di ni gall mello jag sara janda Karan da ni shauk thalle jaunga en saan da Speed le chalane sham pende gediyan Saadiyan hi fan ne farrinda teriyan ਚੱਕਰ ਹੀ ਨਹੀਂ ਅਸੀਂ ਵੀ ਇਰਾਦਿਆਂ ਨੂੰ ਪੱਕਾ ਕਰੀ ਬੈਠਿਆ ਦਿਲ ਅਸੀਂ ਤੇਰੇ ਕਦਮਾਂ 'ਚ ਧਰੀ ਬੈਠਿਆ ਚੰਮ ਦੇ ਵਪਾਰੀ ਸਾਨੂੰ ਜਾਣੀ ਨਾ ਤੂੰ ਬੋਲੀਏ ਕਰਦਾ ਨਹੀਂ ਮਾਫ ਦਿਲ ਜਾਣ ਕੇ ਨਾ ਤੋੜੀਏ ਤੱਕਦਾ ਕਿੱਲਾ ਪੁੱਟ ਜੱਟ ਦਾ ਨਿਸ਼ਾਨਾ ਪੂਰਾ ਕੈਮ ਹੈ ਮਿੱਤਰਾਂ ਦੀ ਅੱਖ ਦਾ ਪੂਰਾ ਕੈਮ ਹੈ